ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ ਆਪਣੇ ਘਰ ਤੂੰ ਸੁਖ ਵਸੇ ਉਹ ਨਾ ਸਕੈ ਜਮਕਾਲ ਜੀਓ ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ ਆਪਣੇ ਘਰ ਤੂੰ ਸੁਖ ਵਸੇ ਉਹ ਨਾ ਸਕੈ ਜਮਕਾਲ ਜੀਓ ਕਾਲ ਜਾਲ ਜਮ ਜੋਹੇ ਨ ਸਕੈ ਸਾਚੈ ਸਬਦ ਲਿਵ ਲਾਏ ਸਦਾ ਸੱਚ ਰਤਾ ਮਨ ਨਿਰਮਲ ਆਵਣ ਜਾਣ ਰਹਾਏ ਦੂਜੈ ਪਾਏ ਪਰਮ ਵਿਗੁਤੀ ਮਨ ਮੁਖ ਮੋਹੀ ਜਮਕਾਲ ਕਹੈ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸੰਭਾਲ ਮਨ ਮੇਰਿਆ ਅੰਤਰ ਤੇਰੇ ਨਿਧਾਨ ਨ ਪਾਲ ਜੋ ਪਾਵੈ ਸੋ ਪੁੰਚ ਤੂੰ ਗੁਰਮੁਖ ਨਦਰ ਨਿਹਾਲ ਗੁਰਮੁਖ ਨਦਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਖਾਈ ਮਨ ਮੁਖ ਅੰਦਰੇ ਗਿਆਨ ਵਿਹੂਣੇ ਦੂਜੈ ਪਾਏ ਖੁਆਈ ਬਿਨ ਨਾਵੈ ਕੋ ਛੂਟ ਨਾਹੀ ਸਭ ਬਾਧੀ ਜਮਕਾਲ ਨਾਨਕ ਅੰਤਰ ਤੇਰੇ ਨਿਧਾਨ ਹੈ ਤੂੰ ਬਾਹਰ ਵਸਤ ਨਾ ਪਾਲ ਮਨ ਮੇਰਿਆ ਜਨਮ ਪਦਾਰਥ ਪਾਏਕੈ ਇੱਕ ਸੱਚ ਲੱਗੇ ਵਪਾਰਾ ਸਤਿਗੁਰ ਸੇਵਨ ਆਪਣਾ ਅੰਤਰ ਸਬਦ ਅਪਾਰਾ ਅੰਤਰ ਸਬਦ ਅਪਾਰਾ ਹਰ ਨਾਮ ਪਿਆਰਾ ਸਕੈ ਜਮ ਕਾਲ ਜੀਓ।